ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਡਹੰਸਾ ਮਹੱਲਾ ਤੀਜਾ ਮਨ ਮੇਰਿਆ ਤੂੰ ਸਦਾ ਸੱਚ ਸੰਭਾਲ ਜੀਓ ਆਪਣਾ ਘਰ ਤੂੰ ਸੁਖ ਵਸਾਏ ਪੋਹਨ ਸਕਾ ਜਮ ਕਾਲ ਜੀਓ ਮਨ ਮੇਰਿਆ ਤੂੰ ਸਦਾ ਸੱਚ ਸੰਭਾਲ ਜੀਓ ਆਪਣਾ ਘਰ ਤੂੰ ਸੁਖ ਵਸਾਏ ਪੂਰਨ ਸਕਾ ਜਮ ਕਾਲ ਜੀਓ ਕਾਲ ਜਾਲ ਜਮ ਜੋਏ ਨ ਸਕੈ ਸਾਚਾ ਸ਼ਬਦ ਲਬਲਾਏ ਸਦਾ ਸੱਚ ਰਤਾ ਮਨ ਨਿਰਮਲਾ ਆਵਣ ਜਾਣ ਰਾਏ ਦੂਜਾ ਭਾਈ ਭਰਮ ਬਿਗੁਤੀ ਮਨ ਮੁਖ ਮੋਹੀ ਜਮ ਕਾਲ ਕਹਿ ਨਾਨਕ ਸੁਣ ਮਨ ਮੇਰੇ ਤੂੰ ਸਦਾ ਸੱਚ ਸੰਭਾਲ ਮਨ ਮੇਰਿਆ ਅੰਤਰ ਤੇਰਾ ਨਿਧਾਨ ਬਾਹਰ ਵਸਤ ਨਾ ਪਾਲ ਜੋ ਭਾਵੈ ਸੋ ਪੁੰਚ ਤੂੰ ਗੁਰਮੁਖ ਨਜ਼ਰ ਨਿਹਾਲ ਗੁਰਮੁਖ ਨਜ਼ਰ ਨਿਹਾਲ ਮਨ ਮੇਰੇ ਅੰਤਰ ਹਰ ਅੰਤਰ ਹਰ ਨਾਮ ਸਖਾਈ ਗੁਰਮੁਖ ਨਜ਼ਰ ਨਿਹਾਲ ਮਨ ਮੇਰੇ ਅੰਤਰ ਹਰ ਨਾਮ ਸਖਾਈ ਮਨਮੁਖ ਅੰਦਲੇ ਗਿਆਨ ਵਿਹੂਣੇ ਦੂਜਾ ਭਾਈ ਖੁਆਈ ਬਿਨ ਨਾਵੈ ਕੋ ਸੂਤਾ ਨਾਹੀ ਸਭ ਬਾਦੀ ਜਮ ਕਾਲ ਨਾਨਕ ਅੰਤਰ ਤੇਰਾ ਨਿਧਾਨ ਹੈ ਤੂੰ ਬਾਹਰ ਵਸਤ ਨਾ ਪਾਲ ਮਨ ਮੇਰਿਆ ਜਨਮ ਪਦਾਰਥ ਪਾਏ ਕਾ ਇੱਕ ਸੱਚ ਲੱਗੇ ਵਾਪਾਰ ਸਤਿਗੁਰ ਸੇਵਨ ਆਪਣਾ ਅੰਤਰ ਸ਼ਬਦ ਅਪਾਰ ਅੰਤਰ ਸ਼ਬਦ ਅਪਾਰ ਹਰ ਨਾਮ ਪਿਆਰਾ ਨਾਮੇ ਨਾਮ ਨਿਧ ਪਾਏ ਮਨਮੁਖ ਮਾਇਆ ਮੋਹ ਵਿਆਪੀ ਦੁਖ ਸੰਤਾਪੇ ਦੂਜਾ ਪਤ ਗਵਾਏ ਹਉ ਹਉਮੈ ਮਾਰ ਸਚ ਸ਼ਬਦ ਸਮਾਣੇ ਸਚ ਰਤੇ ਅਦਕਾਏ ਨਾਨਕ ਮਾਨਸ ਜਨਮ ਦੁਲੰਬ ਹੈ ਸਤਗੁਰ ਊਜਾ ਬੁਝਾਏ ਮਨ ਮੇਰੇ ਸਤਗੁਰ ਸੇਵਨ ਆਪਣਾ ਸੇ ਜਨ ਬੜ ਭਾਗੇ ਰਾਮ ਜੋ ਮਨ ਮਾਰੇ ਆਪਣਾ ਸੇ ਪੁਰਖ ਬਾਰਾਗੇ ਰਾਮ ਸੇ ਜਨ ਬਾਰਾਗੇ ਸਚ ਲਵ ਲਾਗੇ ਆਪਣਾ ਆਪ ਪਛਾਣਿਆ ਮਤ ਨੇਹ ਚਲਾ ਅਤ ਗੂੜੇ ਗੁਰਮੁਖ ਸਹਿਜੇ ਨਾਮ ਵਖਾਣਿਆ ਇੱਕ ਕਾਮਣ ਹਿਤਕਾਰੇ ਮਾਇਆ ਮੋਹ ਪਿਆਰੇ ਮਨਮੁਖ ਸੋਏ ਰਹੇ ਅਭਾਗੇ ਨਾਨਕ ਸਹਿਜੇ ਸੇਵੇ ਗੁਰੇ ਆਪਣਾ ਸੇ ਪੂਰੇ ਵੱਡ ਭਾਗੇ ਇੱਕ ਕਾਮਣ ਹਿਤਕਾਰੇ ਮਾਇਆ ਮੋਹ ਪਿਆਰੇ ਮਨਮੁਖ ਸੋਏ ਰਹੇ ਅਭਾਗੇ ਨਾਨਕ ਸਹਿਜੇ ਸੇਵੇ ਗੁਰ ਆਪਣਾ ਸੇ ਪੂਰੇ ਵੱਡ ਭਾਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਡਹੰਸ ਮਹੱਲਾ ਤੀਜਾ। ਮਨ ਮੇਰਿਆ ਤੂੰ ਸਦਾ ਸੱਚ ਸੰਭਾਲ ਜੀਉ ਆਪਣਾ ਘਰ ਤੂੰ ਸੁਖ ਵਸੇ ਪੂਰੇ ਨ ਸਕੈ ਜਮ ਕਾਲ ਜੀਉ।